ਅੱਖੀਆਂ ਖੂਣੀ ਉੱਤੋਂ ਪੂਰੀ ਗੱਲ ਬਾਤ ਨੀ ਤੌਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ ਲਾਲ ਬੱਤੀਆਂ ਵਾਲੇ ਤਾਂ ਅੱਗੇ ਪਿੱਛੇ ਰਹਿੰਦੇ ਨੇ ਜੱਟ ਉਹਨਾਂ ਚੋਂ ਉਹਨਾਂ ਚੋਂ ਲੋਕੀ ਜੀ ਨੂੰ ਸਿਰਾ ਕਹਿੰਦੇ ਨੇ ਜੱਟ ਉਹਨਾਂ ਚੋਂ ਚਾਲੀ ਬੱਲੇ ਆਉਂਦੇ ਨੇ ਅੱਗੇ ਉੱਤੇ ਰੱਖ ਢੋਲ ਮਹਿਫਲਾਂ ਸਜਾਉਂਦੇ ਨੇ ਵਕੀਲਾ ਹੋਵੇ ਇੱਕ ਭਾਵੇਂ ਚਾਲੀ ਬੱਲੇ ਆਉਂਦੇ ਨੇ ਅੱਗੇ ਉੱਤੇ ਰੱਖ ਢੋਲ ਮਹਿਫਲਾਂ ਸਜਾਉਂਦੇ ਨੇ ਹੱਪੀ ਕੇ ਕਰਦੀ ਕੱਢੀ ਦੇ ਲਲਕਾਰੇ ਪੈਂਦੇ ਨੇ ਜੱਟ ਉਹਨਾਂ ਚੋਂ ਓਏ ਉਹਨਾਂ ਚੋਂ ਨੇ ਲੋਕੀ ਜੀ ਨੂੰ ਸਿਰਾ ਕਹਿੰਦੇ ਨੇ ਜੱਟ ਉਹਨਾਂ ਚੋਂ ਮੜੇ ਨਾ ਜੱਟਾਂ ਨੇ ਦੁੱਲੇ ਖੇਤਾਂ ਵਾਂਗੂ ਰੱਖੇ ਦਿਲ ਬੜੇ ਜੱਟਾਂ ਨੇ ਉਹ ਭੀਮਰਾਂ ਦੇ ਉੱਤੇ ਗੋਤ ਮੜੇ ਨਾ ਜੱਟਾਂ ਨੇ ਦੁੱਲੇ ਖੇਤਾਂ ਵਾਂਗੂ ਰੱਖੇ ਦਿਲ ਬੜੇ ਜੱਟਾਂ ਨੇ ਉਹ ਬਣੀ ਗਿੱਲ ਦੇ ਉਹ ਗੁੱਗੂ ਗਿੱਲ ਦੇ ਉਹ ਬਣੀ ਗਿੱਲ ਦੇ ਗੀਤਾਂ ਦੀ ਇਹ ਜਾਣ ਰਹਿੰਦੇ ਨੇ ਜੱਟ ਉਹਨਾਂ ਚੋਂ ਉਹ ਉਹਨਾਂ ਚੋਂ ਲੋਕੀ ਜੀ ਨੂੰ ਸਿਰਾ ਕਹਿੰਦੇ ਨੇ ਜੱਟ ਉਹਨਾਂ ਚੋਂ